ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਚੌ ਤੁੱਕੇ ਮਾਏ ਬਾਪ ਕੋ ਬੇਟਾ ਨਿੱਕਾ ਸਸੁਰਾ ਚਤੁਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਮਾਏ ਬਾਪ ਕੋ ਬੇਟਾ ਨਿੱਕਾ ਸਸੁਰਾ ਚਤੁਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਹੁਕਮ ਭਇਆ ਬਾਹਰ ਘਰ ਛੋਡਿਆ ਖਿਨ ਮਹਿ ਭਈ ਪਰਾਈ ਨਾਮ ਦਾਨ ਇਸ ਨਾਨ ਮਨ ਮੁਖ ਤਿਤ ਤਾਨ ਧੂੜ ਤੁਮਾਈ ਮਨ ਮਾਨਿਆ ਨਾਮ ਸਖਾਈ ਪਾਏ ਪਰੋ ਗੁਰ ਕਾ ਬਲਿਹਾਰਾ ਜਿਨ ਸਾਚੀ ਬੂਝ ਬੁਝਾਈ ਰਹਾਉ ਜਗ ਸਿਓ ਝੂਠ ਪ੍ਰੀਤ ਮਨ ਵਿਦਿਆ ਜਨ ਸਿਓ ਵਾਦ ਰਚਾਈ ਮਾਇਆ ਮਗਨ ਅਹਿਨਿਸ ਮਗ ਜੋ ਹੈ ਨਾਮ ਨਾ ਲੇਵਾ ਮਰਾ ਦੇਖ ਖਾਈ ਗੰਦਣ ਵੈਣ ਰੱਤਾ ਹਿਤਕਾਰੀ ਸਬਦਾ ਸੁਰਤ ਨ ਆਈ ਰੰਗ ਨ ਰਤਾ ਰਸ ਨਹੀਂ ਵਿਦਿਆ ਮਨ ਮੁਖ ਪਤ ਗਵਾਈ ਸਾਧ ਸਭਾ ਮਹਿ ਸਹਿਜ ਨ ਚਾਖਿਆ ਜਿਹ ਬਾ ਰਸ ਨਹੀਂ ਰਾਈ मान तान तान अपना कर जाने दर की खबर न पाई अखी मीट चलिया अंधियारा कार दार दिशा न पाई जामदार बादा ठौर न पावा अपना किया कमाई नदर करे ता अखी देखा कहना कथन न जाए कन्नी सोण सोण शब्द सलाही अमृत हृदय बसाए निरपौ निरंकार निर्वार पूरन ज्योत समाए नानक गुरविण परम न भागा सच्चे नाम वडियाई निरपौ निरंकार निर्वार पूरन ज्योत समाए नानक गुरविण परम न भागा सच्चे नाम वडियाई वाहेगुरु जी का खालसा वाहेगुरु जी की फतेह सोरठ महला पहला चौतुके माए बाप को बेटा नीका ससुरा चतुर जवाई बाल कन्या को बाप प्यारा भाई को अत भाई